ਨਾਲ ਦੁਨੀਆਂ ਦਾ ਛੱਡ ਕੇ ਵੇ ਲਾੜ ਦੁਨੀਆਂ ਦਾ ਛੱਡ ਕੇ ਵੇ ਅਸੀਂ ਤੇਰੇ ਤੇ ਭਰੋਸਾ ਰੱਖਿਆ ਸਾਡਾ ਦਿਲ ਰੋਸ਼ਨਾ ਦੇ ਸੱਜਣਾ ਅਸੀਂ ਤੇਰੇ ਵਿੱਚੋਂ ਚੰਨ ਤੱਕਿਆ ਸਾਡਾ ਦਿਲ ਰੋਸ਼ਨਾ ਦੇ ਸੱਜਣਾ ਅਸੀਂ ਤੇਰੇ ਵਿੱਚੋਂ ਚੰਨ ਤੱਕਿਆ ਫਿਰ ਬਣ ਜੂੰਗੀ ਤਾਨੇ ਮੇਣੇ ਦੁਨੀਆਂ ਦੇ ਵੇ ਸਭ ਮਨ ਤੇ ਚੜ ਜੂੰਗੀ ਤੇ ਮੈਂ ਤੈਨੂੰ ਪਾਉਣ ਲਈ ਖੁਦ ਕਾਫਿਰ ਬਣ ਜੂੰਗੀ ਤਾਨੇ ਮੇਣੇ ਦੁਨੀਆਂ ਦੇ ਵੇ ਸਭ ਮਨ ਤੇ ਚੜ ਜੂੰਗੀ ਕਿਤੋਂ ਆ ਜਾ ਤੂੰ ਹਵਾ ਬਣ ਕੇ ਤੂੰ ਹਵਾ ਬਣ ਕੇ ਦੱਸ ਅਸੀਂ ਕਦੋਂ ਬੂਹਾ ਟੱਕਿਆ ਸਾਡਾ ਦਿਲ ਰੋਸ਼ਨਾ ਦੇ ਸੱਜਣਾ ਅਸੀਂ ਤੇਰੇ ਵਿੱਚੋਂ ਚੰਨ ਤੱਕਿਆ ਸਾਡਾ ਦਿਲ ਰੋਸ਼ਨਾ ਦੇ ਸੱਜਣਾ ਅਸੀਂ ਤੇਰੇ ਵਿੱਚੋਂ ਚੰਨ ਤੱਕਿਆ ਪਵਾਉਣ ਜਹੇ ਸਿਫਤਾਂ ਤੇਰੀਆਂ ਪ੍ਰਗਟ ਵੇ ਅਸੀਂ ਬਹਿ ਕੇ ਗਾਉਣ ਜਹੇ ਸਾਡਾ ਮੁੱਲ ਕੋਈ ਨਾ ਵੇ ਨਾ ਅਸੀਂ ਮੁੱਲ ਪਵਾਉਣ ਜਹੇ ਸਿਫਤਾਂ ਤੇਰੀਆਂ ਪ੍ਰਗਟ ਵੇ ਅਸੀਂ ਬਹਿ ਕੇ ਗਾਉਣ ਜਹੇ ਆ ਜਾ ਪੁੰਨਿਆਂ ਦਾ ਚੰਨ ਬਣ ਕੇ ਬਣ ਕੇ ਕਾਹਤੋਂ ਬੱਦਲਾਂ ਚ ਮੁੱਖ ਟੱਕਿਆ ਸਾਡਾ ਦਿਲ ਰੋਸ਼ਨਾ ਦੇ ਸੱਜਣਾ ਅਸੀਂ ਤੇਰੇ ਵਿੱਚੋਂ ਚੰਨ ਤੱਕਿਆ ਸਾਡਾ ਦਿਲ ਰੋਸ਼ਨਾ ਦੇ ਸੱਜਣਾ ਅਸੀਂ ਤੇਰੇ ਵਿੱਚੋਂ ਚੰਨ ਤੱਕਿਆ।